ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਘਰ ਦਰ ਫਿਰ ਥਾਕੀ ਬਹੁਤ ਅਸੰਖ ਅੰਤ ਨਹੀਂ ਮੇਰੇ ਘਰ ਦਰ ਫਿਰ ਥਾਕੀ ਬਹੁਤ ਜਾਤ ਅਸੰਖ ਅੰਤ ਨਹੀਂ ਮੇਰੇ ਕੇ ਮਾਤ ਪਿਤਾ ਸੁਤ ਧੀਆ ਕੇਤੇ ਗੁਰ ਚੇਲੇ ਫੁਨ ਹੁਆ ਕਾਚੇ ਗੁਰ ਤੇ ਮੁਕਤ ਨਾ ਹੁਆ ਕੇਤੀ ਨਾਰ ਵਰ ਇੱਕ ਸਮਾਲ ਗੁਰਮੁਖ ਮਰਨ ਜੀਵਨ ਪ੍ਰਭ ਨਾਲ ਦਹ ਦਿਸ ਠੂੜ ਕਰ ਮਹ ਪਾਇਆ ਮੇਲ ਭਇਆ ਸਤ ਗੁਰੂ ਮਿਲਾਇਆ ਗੁਰਮੁਖ ਗਾਵੈ ਗੁਰਮੁਖ ਬੋਲੈ ਗੁਰਮੁਖ ਤੋਲੈ ਤੁਲਾਵੈ ਤੁਲੈ ਗੁਰਮੁਖ ਆਵੈ ਜਾਇ ਨਿਸੰਗ ਜਲਾਏ ਕਲੰਕ ਗੁਰਮੁਖ ਨਾਦ ਵੇਦ ਵਿਚਾਰ ਗੁਰਮੁਖ ਮੱਜਨ ਚੱਜ ਅਚਾਰ ਗੁਰਮੁਖ ਸ਼ਬਦ ਅੰਮ੍ਰਿਤ ਹੈ ਸਾਰ ਨਾਨਕ ਗੁਰਮੁਖ ਪਾਵੈ ਪਾਰ ਚੰਚਲ ਚੀਤ ਨਾ ਰਹੈ ਠਾਇ ਅੰਗੂਰੀ ਖਾਏ ਚਰਨ ਕਮਲ ਔਰ ਤਾਰੇ ਚੀਤ ਚਿਰ ਜੀਵਨ ਚੇਤਨ ਨਿਤ ਨੀਤ ਚਿੰਤਤ ਹੀ ਸਭ ਕੋਈ ਚਿੱਤ ਏਕ ਤਹੀ ਸੁਖ ਹੋਏ ਚਿੱਤ ਵਸੈ ਰਚ ਹਰ ਨਾਏ ਮੁਕਤ ਪਿਆ ਪਤ ਸਿਓ ਕਰ ਜਾਏ ਖਿਜੈ ਦੇਹ ਖੁੱਲੈ ਇੱਕ ਗੰਡ ਛੇਆ ਨਿਤ ਦੇਖੋ ਜਗ ਹੰਡ ਪਛਾਵਾਂ ਜੇ ਸਮ ਕਰ ਜਾਣੈ ਬੰਧਨ ਕਾਟ ਮੁਕਤ ਕਰ ਆਣੈ ਛਾਇਆ ਸ਼ੁਸ਼ੀ ਜਗਤ ਪੁਲਹਨਾ ਲਿਖਿਆ ਕਿਰਤ ਤੁਰੇ ਪਰਵਾਨਾ ਸੀਜੈ ਜੋਬਨ ਜਰੂਆ ਸਿਰ ਕਾਲ ਕਾਇਆ ਸੀਜੈ ਪੈਸ ਬਾਲ ਜਾਪੈ ਆਪ ਪ੍ਰਭੁ ਤਿਹੋ ਲੋਏ ਜੁਗ ਜੁਗ ਦਾਤਾ ਅਵਰ ਨਾ ਕੋਏ ਜਿਉਂ ਪਾਵੈ ਤਿਉਂ ਰੱਖੈ ਰਾਖ ਜਸ ਜਾਚਾ ਦੇਵੈ ਪਤ ਸਾਖ ਜਾਗਤ ਜਾਗ ਰਹਾ ਤੁਦ ਭਾਵਾ ਜਾ ਤੂੰ ਮਿਲੈ ਤਾਂ ਤੁਝੈ ਸਮਾਵਾ ਜੈ ਜੈਕਾਰ ਜਪੋ ਜਗਦੀਸ ਗੁਰਮਤ ਮਿਲੀਐ ਬੀਸ ਇੱਕੀਸ ਜੈ ਜੈਕਾਰ ਜਪੋ ਜਗਦੀਸ ਗੁਰਮਤ ਮਿਲੀਐ ਬੀਸ ਇੱਕੀਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਘਰ ਦਰ ਫਿਰ ਥਾਕੀ ਬਹੁ ਤੇਰੇ ਜਾਤ ਅਸੰਖ ਅੰਤ ਨਹੀਂ ਮੇਰੇ ਰਾਮ ਕਲੀ ਮਹੱਲਾ ਪਹਿਲਾ ਦੱਖਣੀ ਓਅੰਕਾਰ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪੌੜੀ ਇੱਕਵੀਂ ਤੋਂ ਪੰਜਵੀਂ ਤੱਕ